ਤੇਰੇ ਕੋਲੋਂ ਮੈਨੂੰ ਸਾਂ ਮਿਲਦੇ ਸੀ, ਐਵੇਂ ਨੀ ਤੈਨੂੰ ਬੇਵਜ੍ਹਾ ਮਿਲਦੇ। ਤੇਰੇ ਚ ਕੋਈ ਗੱਲ ਹੈ ਸਾਹਿਬਾ, ਹਾਂ ਸੀ ਤੈਨੂੰ ਤਾਂ ਮਿਲਦੇ। ਮੈਨੂੰ ਪਤਾ ਨਹੀਂ ਹੁੰਦਾ ਸੁਕੂਨ ਕੀ, ਤੈਨੂੰ ਮਿਲੇ ਤਾਂ ਪਤਾ ਲੱਗਿਆ ਮਿਟ ਗਈ ਮੇਰੀ ਸਭ ਤਨਹਾਈ। ਜੀ ਤੇਰੇ ਕੋਲੇ ਆ ਲੱਗਿਆ ਵੇ ਹਾਣੀਆਂ ਵੇ ਦਿਲ ਜਾਣੀਆਂ, ਤੂੰ ਨੇੜੇ ਨੇੜੇ ਰਹਿ ਨਾ ਦੂਰ ਕਿਤੇ ਜਾ। ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਨ। ਸਪਨਾ ਲੱਗਦਾ ਅਜਨਬੀ ਸੀ ਕੱਲ ਤੱਕ ਜੋ, ਹਾਂ ਹੁਣ ਮੈਨੂੰ ਆਪਣਾ ਲੱਗਦਾ। ਤੂੰ ਹੀ ਦਿਨ ਤੂੰ ਹੀ ਮੇਰੀ ਰਾਹ, ਕੋਈ ਨਹੀਂ ਹੈ ਤੇਰੇ ਤੋਂ ਬਿਨਾ। ਵਿਹਾਣੀਆਂ ਵੇ ਦਿਲ ਜਾਣੀਆਂ, ਤੂੰ ਨੇੜੇ ਨੇੜੇ ਰਹਿ ਨਾ ਦੂਰ ਕਿਤੇ ਜਾ। ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਨ। ਤੈਨੂੰ ਵੇਖੀ ਜਾਵਾਂ ਮੈਂ ਹੈ, ਇਸ਼ਕ ਤੇਰੇ ਵਿੱਚ ਗਾਵਾਂ ਮੈਂ, ਮੇਰੇ ਦਿਲ ਨੂੰ ਮਿਲਦਾ ਯਾਰਾ ਜਦ ਤੈਨੂੰ ਗੱਲ ਆਵਾਂ ਮੈਂ। ਲਿਖਿਆ ਸੀ ਸਾਡਾ ਮਿਲਣਾ, ਤੂੰ ਏਦਾਂ ਮਿਲਣਾ ਇਹ ਨਹੀਂ ਸੀ ਪਤਾ। ਵਿਹਾਣੀਆਂ ਵੇ ਦਿਲ ਜਾਣੀਆਂ, ਤੂੰ ਨੇੜੇ ਨੇੜੇ ਰਹਿ ਨਾ ਦੂਰ ਕਿਤੇ ਜਾ। ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਨ। ਪੈ ਗਈ ਤੂੰ ਕੁਝ ਨਾ ਕਰਿਆ ਖੁਦਾ ਹੋ ਕੇ, ਹੋ ਗਏ ਸ਼ਦਾਈ ਵਿੱਚ ਤਨਹਾਈ, ਹੁਣ ਤੇਰੇ ਤੋਂ ਜੁਦਾ ਹੋ ਕੇ। ਉਹ ਅੱਖੀਆਂ ਤੋਂ ਜਾ ਰਿਹਾ ਏ ਦੂਰ, ਮੈਂ ਕਿੰਨਾ ਮਜਬੂਰ ਕਿ ਰੋਕ ਨਾ ਸਕਾਂ। ਵਿਹਾਣੀਆਂ ਵੇ ਦਿਲ ਜਾਣੀਆਂ,